ਨਾਲੋਂ ਵੱਧ ਕੇ ਮੈਂ ਤੈਨੂੰ ਰੱਬ ਤੋਂ ਵੀ ਪਹਿਲਾਂ ਤੇ ਆਵਾਂ ਦੁਨੀਆ ਦੀ ਮੈਂ ਹਰ ਖੁਸ਼ੀ ਤੇਰੀ ਜੋੜੀ ਦੇ ਵਿੱਚ ਪਾਵਾਂ ਰੱਬ ਨੇ ਆਪਣੇ ਤੋਂ ਵੀ ਪਹਿਲਾਂ ਰੱਬ ਨੇ ਆਪਣੇ ਤੋਂ ਵੀ ਪਹਿਲਾਂ ਤੇਰਾ ਕੀਤਾ पर दिल्ली तां दूर बड़ी है नहीं ते मैं उड़या जावा कर तेरिया गाड़ा दा भी सानू ना तेरिया गाड़ा दा भी सानू ना कोई हर्ज माए मेरी तेरा ਇੱਕ ਤੇਰੇ ਕਰਕੇ ਰੱਬ ਦਾ ਹੈ ਵਸੇਰਾ ਤੈਨੂੰ ਤਾਤੀ ਵਾਉ ਨਾ ਲਾਗੇ ਦਿਲ ਇਹੋ ਕਰਦਾ ਮੇਰਾ ਹਾਂ ਜਨਮਾ ਜਨਮਾ ਤੱਕ ਬਣ ਮਾਂ ਮੇਰੀ ਜਨਮਾ ਜਨਮਾ ਤੱਕ ਬਣ ਮਾਂ ਮੇਰੀ ਇੱਕ ਹੋਰ ਚੜਾ ਦੇ ਕਰਜ਼ ਖਾਲੀ ਕਰਤੀਆਂ ਦਾਰੂ ਦੀਆਂ ਬੋਤਲਾਂ ਖਾਲੀ ਕਰਤੀਆਂ ਦਾਰੂ ਦੀਆਂ ਬੋਤਲਾਂ ਪੀ ਕੇ ਅੱਜ ਟੱਲੀ ਹੋ ਗਈ